ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ Thank you. ਜਿਨਾ ਗੁਰ ਗੋਪਿਆ ਆਪਣਾ ਤੇ ਨਾਰ ਬੁੜਿਆਰੀ ਹਰ ਜੀਓ ਤਿਨ ਤਾ ਦਰਸਨ ਨਾ ਕਰਹੂ ਪਾਪ ਸੁਹਤਿਆਰੀ ਓਹੇ ਘਰ ਘਰ ਫਿਰ ਹੈ ਕੁਸੁਖ ਮਾਨ ਜਿਉਂ ਧਰ ਕਟ ਨਾਰੀ ਵੱਡ ਭਾਗੀ ਸੰਗਤ ਮੇਲੇ ਗੁਰਮੁਖ ਸਵਾਰੀ ਹਰ ਮੇਲਾ ਸਤਿਗੁਰ ਦਇਆ ਕਰ ਗੁਰ ਕਾ ਬਲਿਹਾਰੀ ਵਡ ਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ ਹਰ ਮਿਲਹੁ ਸਤਿਗੁਰ ਦਇਆ ਕਰ ਗੁਰ ਕਾ ਬਲਿਹਾਰੀ ਖਾਲਸਾ ਵਾਹਿਗੁਰੂ।